ਸਲੇਟੀ ਨਾ ਰੱਖਿਆ ਨੀ ਤੇਰਾ ਹਾਣਦੀਆਂ ਮੁਟਿਆਰਾਂ ਨੇ ਕੁਝ ਲੁੱਟ ਲਈ ਮੈਂ ਹਾਣੀਆਂ ਕੁਝ ਲੁੱਟ ਲਈ ਮੈਂ ਬੇਲੀਆਂ ਕੁਝ ਲੁੱਟ ਲਈ ਮੈਂ ਪਿੰਡ ਦੀਆਂ ਪੈਂਚਾਂ ਕੁਝ ਲੁੱਟ ਲਈ ਸਰਕਾਰਾਂ ਨੇ ਤੇਰਾ ਗਹਿਣਾ ਗੱਟਾ ਮਾਪਿਆਂ ਖਾ ਲਿਆ ਤੂੰ ਭਾਂਡਾ ਲਿਆ ਯਾਰਾਂ ਨੇ ਮੁਟਿਆਰੇ ਪਤਲੀਏ ਨਾਰੇ ਤੇਰਾ ਨਖਰਾ ਮਾਰ ਕੇ ਸੁੱਟ ਗਿਆ ਬੇਗਾਨੇ ਪੁੱਤ ਨੂੰ ਨੀ ਚੰਚਲ ਹਾਰੀਏ ਤੂੰ ਅੰਦਰ ਬੜ ਕੇ ਚੇਤਾ ਭੁੱਲ ਗਈ ਬਾਹਰ ਖਲੋਤੇ ਯਾਰਾਂ ਦਾ ਸਿਗਰਤ ਪੈਰੇ ਜੱਟ ਨੇ ਠੇਕਾ ਲੁੱਟ ਲਿਆ ਠੇਕੇਦਾਰਾਂ ਦਾ ਕਰੀ ਮਸ਼ਕਰੀ ਖੂਤੇ ਪਾਣੀ ਭਰਦੀ ਨੂੰ ਮਾਪਿਆਂ ਨੇ ਤੇਰਾ ਹੀਰੀਏ ਮਾਪਿਆਂ ਨੇ ਤੇਰਾ ਨਿਵਲੀਏ ਮਾਪਿਆਂ ਨੇ ਤੇਰਾ ਵਿਆਹ ਕਰ ਦਿੱਤਾ ਮਾਘ ਮਹੀਨੇ ਸਰਦੀ ਨੂੰ ਨੀ ਸੁਣ ਕੁੜੀਏ ਨੀ ਮੂੰਹ ਮਿੱਟੀਏ ਜ਼ਹਿਰ ਦੀਏ ਕੁੜੀਏ ਤੈਨੂੰ ਕੌਣ ਚੁਰਾ ਕੇ ਲੈ ਗਿਆ ਲੋੜਾ ਪੈ ਗਿਆ ਮਿਲਣੋ ਰਹਿ ਗਿਆ ਕਵਿਤਾ ਵਾਲਿਆ ਵੇ ਕੀਨੇ ਲਿਪ ਕੇ ਫੜੋਲ ਵਾਲਿਆ ਵੇ ਹੁਣ ਕਦੇ ਮਿਲਿਆ ਹੀ ਨਹੀਂ ਏ ਚਾਕਾਂ ਜੇਟਾ ਹੋਰ ਕਦੋਂ ਤੱਕ ਚਾਲਾਂ ਦੇ ਵਗ ਚਾਰੂਗਾ ਇਸ਼ਕ ਪੂਤਨਾ ਬਹੁਤ ਬੁਰਾ ਤਰਸਾ ਤਰਸਾ ਕੇ ਮਾਰੂਗਾ ਕੋਈ ਮਾਨ ਮਰਾਣਾ ਵਾਲਾ ਹੀ ਹੁਣ ਸਬਦਾ ਸੀਨਾ ਠਾਰੂਗਾ ਹਾਏ ਨੀ ਹੈ ਰੋਂਦੇ ਛੱਡ ਗਈ ਮਿੱਤਰਾਂ ਨੂੰ ਤੈਨੂੰ ਕੀ ਮੁਕਲਾਵਾ ਤਾਰੂਗਾ ਸੁਣ ਜੱਟੀਏ ਇਸ਼ਕ ਦੀਏ ਪੱਟੀਏ ਹਾਏ ਨੀ ਸੁਣ ਜੱਟੀਏ ਹਾਏ ਨੀ ਸੁਣ ਜੱਟੀਏ ਇਸ਼ਕ ਦੀਏ ਪੱਟੀਏ ਜਿਹਦੇ ਨਾਲ ਲਾਈਏ ਸੋਹਣੇ ਨਿਭਾਈਏ ਓ ਯਾਰੀ ਲਾ ਕੇ ਪਛਾਣਾ ਹਟੀਏ ਨੀ ਮੇਰੇ ਹਾਣ ਦੀਏ